ਵਿੱਚ ਪਰਦੇਸਾਂ ਬਹਿ ਗਿਓ ਜਾ ਕੇ ਕਿਉਂ ਲਾਈਆਂ ਇਸ਼ਕ ਨੂੰ ਲੀਕਾਂ ਵਿਚਨ ਮਹੀਆ ਜਾ ਵੇ ਸਾਨੂੰ ਤੇਰੀਆਂ ਉਡੀਕਾਂ ਵਿਚਨ ਮਹੀਆ ਜਾ ਵੇ ਸਾਨੂੰ ਤੇਰੀਆਂ ਸਾਨੂੰ ਤੇਰੀਆਂ ਉਡੀਕਾਂ ਵਿਚਨ ਮਹੀਆ ਜਾ ਵੇ ਸਾਨੂੰ ਤੇਰੀਆਂ ਉਡੀਕਾਂ ਵਿੱਚ ਪਰਦੇਸਾਂ ਬਹਿ ਗਿਓ ਜਾ ਕੇ ਕਦੋਂ ਸੁਨੇ ਵੇੜੇ ਚ ਬਹਾਰ ਫੇਰਾ ਪਾਉਣਾ ਏ ਵੇ ਸਾਨੂੰ ਤੇਰੀਆਂ ਉਡੀਕਾਂ ਵਿਚਨ ਮਹੀਆ